ਰੁਲਦੀ ਫਰਾਰੀ ਕਦੇ ਮਾਰਦਾ ਨਾ ਰੌਣੀ ਮਾਰਦਾ ਨਾ ਰੌਣੀ ਤੇਰੇ ਟਾਊਨ ਨਾਲੋਂ ਵੱਡਾ ਮੇਰੇ ਘਰ ਤੱਕ ਰੌਣੀ ਘਰ ਤੱਕ ਰੌਣੀ ਰੁਲਦੀ ਫਰਾਰੀ ਕਦੇ ਮਾਰਦਾ ਨਾ ਰੌਣੀ ਟਾਊਨ ਨਾਲੋਂ ਵੱਡਾ ਮੇਰੇ ਘਰ ਤੱਕ ਰੌਣੀ ਕੀ ਹਾਰ ਲੈ ਬੁਗਾਟੀ ਕੀ ਪੈਰਾਂ 'ਚ ਜਨੋਟੀ ਹਾਰ ਲੈ ਬੁਗਾਟੀ ਕੀ ਪੈਰਾਂ 'ਚ ਜਨੋਟੀ ਤੈਨੂੰ ਸ਼ੌਕ ਕਰਨ ਦਾ ਸ਼ੌਕ ਨਹੀਂ ਦੇਖ ਪਾਇਆ ਹੋਇਆ ਪੂਰੀ ਦੁਨੀਆ ਹੀ ਜਾਣਦੀ ਏ ਮਿੱਤਰਾਂ ਦਾ ਸਵੈਗੀ ਮਿੱਤਰਾਂ ਦਾ ਸਵੈਗੀ ਉਹ ਲੋਕੀ ਫੋਟੋਆਂ ਕਰਾਉਂਦੇ ਨਾਲ ਪਾਉਂਦੇ ਹੈਸ਼ਟੈਗ ਨੀ ਦੁਨੀਆ ਹੀ ਜਾਣਦੀ ਏ ਮਿੱਤਰਾਂ ਦਾ ਸਵੈਗ ਰਾਜਵੀਰ ਦੀ ਏ ਵਾਰੀ ਉਹਦੀ ਅੜੀ ਹੋਈ ਕਰਾਰੀ ਰਾਜਵੀਰ ਦੀ ਏ ਵਾਰੀ ਉਹਦੀ ਅੜੀ ਹੋਈ ਕਰਾਰੀ ਉਹ ਜਣੀ ਖਾਣੀ ਨੀ ਫਸਾਉਂਦਾ ਖਾਨਦਾਰ ਨੀ